ਕੇ ਗੋਡੇ ਹਾਂ ਤੇ ਮੂਵੇ ਜਿਹੜੇ ਸੌਂਦੇ ਰਾਤ ਨੂੰ ਯਾਰਾਂ ਦੀ ਯਾਰੀ ਨੂੰ ਜਿਹੜੇ ਰੱਖਦੇ ਆ ਮੁੱਖ ਮੁੱਖ ਰੱਖਦੇ ਨੀ ਕਦੇ ਕਿਸੇ ਦੀ ਵੀ ਯਾਦ ਨੂੰ ਯਾਰਾਂ ਦੀ ਯਾਰੀ ਨੂੰ ਜਿਹੜੇ ਰੱਖਦੇ ਆ ਮੁੱਖ ਮੁੱਖ ਰੱਖਦੇ ਨੀ ਕਦੇ ਕਿਸੇ ਦੀ ਵੀ ਯਾਦ ਨੂੰ ਸਾਡੇ ਜੋ ਬਰੇਨ ਵਿੱਚ ਅੜ ਜਾਂਦੇ ਦਿੱਲੀ ਦੀ ਫੌਜ ਵਰਗੇ ਆ ਯਾਰੀ ਵੇ ਮਨ ਕਰਤ ਔਲਖ ਨਾਲ ਕਰ ਜਾਂਦੇ ਨੇ ਮਾਲਪੁਰੋਂ ਸਿੰਘਾ ਆ ਸਲੂਟ ਕਰਦਾ ਜਿਹੜਾ ਛੱਡਦਾ ਨਾ ਕਸਰੇ ਆ ਭੋਰਾ ਕੰਦੀ ਚੱਕਾ ਤੇਰੇ ਨਾਲ